ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹ ਸਪਾਹੀ ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣ ਕਪਟ ਖਪਹ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣਾ ਸਵਾਏ ਸੁਰਾਹੀ ਕਿਰਪਾ ਕਰ ਜੇ ਆਪਣੀ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜਾ ਪਾਏ ਮਨੁਆ ਫਿਰ ਨਾਹੇ ਆਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪਹ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿਨਕਾ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੁ ਨਾ ਪਾਵਹਿ ਜਨਮ ਮਰਹ ਮਰ ਜਾਹੇ ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇ ਬਚਖਣ ਜੰਤ ਜਿਨ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂੜ ਮਸਤਕ ਲਾਇਆ नानक पै पुनीत हर तीर्थ नाया अमृत नाम निदान भोजन खाया संत जना की तूर मस्तक लाया नानक पै सुनीत हर तीर्थ नाया वाहेगुरु जी का खालसा वाहेगुरु जी की फतेह। श्लोक महला चौथा अंतर अज्ञान पई मत मध्य म सतगुर की प्रतीत नाही अंदर कपट सब कपटो कर जाने कपट खपहे खपाही राग सोरठ की वार की छब्बीवीं पौड़ी श्लोक नाल।